ਬੇਈਵਾ ਬੇਈਵਾ ਹਾਏ ਨੀ ਤੇਰੇ ਨੈਣ ਵਾ ਬੇਈਵਾ ਹਾਏ ਨੀ ਤੂੰ ਕਿੰਨੀ ਸੋਹਣੀ ਹੈ ਹਾਏ ਨੀ ਤੇਰੀ ਭੈਣ ਵਾ ਬੇਈਵਾ ਹਾਏ ਵੇ ਮੇਰੀ ਜੁੱਤੀ ਵਾ ਬੇਈਵਾ ਹਾਏ ਵੇ ਮੇਰੇ ਨੈਣ ਵਾ ਬੇਈਵਾ ਹਾਏ ਵੇ ਮੈਂ ਕਿੰਨੀ ਸੋਹਣੀ ਹਾਂ ਹਾਏ ਵੇ ਮੇਰੀ ਭੈਣ ਵਾ ਬੇਈਵਾ ਹਾਏ ਨੀ ਤੇਰੀ ਗੱਤੀ ਵਾ ਵਾ ਵਾ ਉਹ ਫਰੂਟੀ ਵਾ ਵਾ ਵਾ ਹਾਏ ਨੀ ਤੇਰੀ ਕਿੰਨੀ ਸ਼ੀਸ਼ਿਆਂ ਵਾਲੀ ਤੇਰੀ ਬੁੱਟੀ ਵਾ ਵਾ ਵਾ ਰੈਡ ਕਲਰ ਦੇ ਸੂਟ ਤੇਰੇ ਬੈਨ ਵਾ ਬੇਈਵਾ ਹਾਏ ਵੇ ਮੇਰੀ ਜੁੱਤੀ ਵਾ ਬੇਈਵਾ ਹਾਏ ਵੇ ਮੇਰੇ ਨਾਲ ਵਾ ਬੇਈਵਾ ਹਾਏ ਵੇ ਮੈਂ ਕਿੰਨੀ ਸੋਹਣੀ ਹਾਂ ਹਾਏ ਵੇ ਮੇਰੀ ਭੈਣ ਵਾ ਬੇਈਵਾ ਸਾਰੀ ਦੁਨੀਆ ਹੀ ਤੇਰੀ ਦੀਵਾਨੀ ਗਾਣੇ ਲਿਖਦਾ ਨੀ ਤੁਹਾਡੇ ਪੈਸੇ ਲੈ ਕੇ ਵੀ ਗਾਣੇ ਤੇਰੇ ਲਈ ਫਰੀ ਲਿਖ ਕੇ ਜਾਨੀ ਨੇਹਾ ਕੱਕੜ ਮੈਨੂੰ ਕਹਿਣ ਵਾ ਬੇਈਵਾ ਹਾਏ ਤੇਰੀ